gyd os galakar nu samarpit jine mainu te punjabi sangeet nu ik navi pehchan ditti main gal kar reha the one and only desi kalakar yo yo hani se jas ke zibad jine rap de see ut de jo aag jide gap te jas ke zibad jine rap de ਸੀ ਉੱਡ ਦੇ ਜਵਾਕ ਜੀ ਦੇ ਗੈਪ ਤੇ ਆ ਗਿਆ ਨੀ ਕਿੰਗ ਹੁਣ ਪੈਣੇ ਦੇਖੀ ਵਿੰਗ ਆ ਗਿਆ ਨੀ ਕਿੰਗ ਹੁਣ ਪੈਣੇ ਦੇਖੀ ਵਿੰਗ ਜਾਣਾ ਬਾਲੀਵੁੱਡ ਸਾਰਾ ਹਿੱਲ ਵੱਲੀਏ ਹਨੀ ਸਿੰਘ ਕਿੰਗ ਹੁਣ ਕਰੂਗਾ ਸਟਿੰਗ ਕਿਵੇਂ ਠੋਕਣੇ ਦੁਬਾਰਾ ਦੇਖੀ ਕਿੱਲ ਵੱਲੀਏ ਹਨੀ ਸਿੰਘ ਕਿੰਗ ਕਰੂਗਾ ਸਟਿੰਗ ਕਿਵੇਂ ਠੋਕਣੇ ਦੁਬਾਰਾ ਦੇਖੀ ਕਿੱਲ ਵੱਲੀਏ ਜਾਗ ਕੇ ਅੰਗਰੇਜ਼ੀ ਬੀਟ ਨਾਲ ਜੀਨੇ ਸੀਨੇ ਡਾਰਦੇ ਕੀਤੀ ਸ਼ੁਰੂਆਤ ਰਾਤਾਂ ਜਾਗ ਜਾਗ ਕੇ ਅੰਗਰੇਜ਼ੀ ਬੀਟ ਨਾਲ ਸੀਗੇ ਸੀਨੇ ਡਾਰਦੇ ਟਾਈਮ ਨੇ ਜਿਲਾਤੀ ਆਪੇ ਗੱਲਬਾਤ ਸਿਰੇ ਟਾਈਮ ਨੇ ਜਿਲਾਤੀ ਆਪੇ ਗੱਲਬਾਤ ਸਿਰੇ ਤਾਂ ਹੀ ਹਰ ਕੋਈ ਚਾਹੁੰਦਾ ਲਾਵੇ ਮਿਲ ਬੱਲੀਏ ਹਨੀ ਸਿੰਘ ਕਿੰਗ ਹੁਣ ਕਰੂਗਾ ਸਟਿੰਗ ਕਿਵੇਂ ਠੋਕਣੇ ਦੁਬਾਰਾ ਦੇਖ ਕਿੱਲ ਬੱਲੀਏ ਹਨੀ ਸਿੰਘ ਕਿੰਗ ਕਰੂਗਾ ਸਟਿੰਗ ਕਿਵੇਂ ਠੋਕਣੇ ਦੁਬਾਰਾ ਦੇਖ ਕਿੱਲ ਬੱਲੀਏ ਕਰਦਾ ਕਦੇ ਨਾ ਕੋਈ ਢਿੱਲ ਬੱਲੀਏ ਹਨੀ ਸਿੰਘ ਕਿੰਗ ਹੁਣ ਕਰੂਗਾ ਸਟਿੰਗ ਕਿਵੇਂ ਠੋਕਣੇ ਦੁਬਾਰਾ ਦੇਖ ਕਿੱਲ ਬੱਲੀਏ ਹਨੀ ਸਿੰਘ ਕਿੰਗ ਕਰੂਗਾ ਸਟਿੰਗ ਕਿਵੇਂ ਠੋਕਣੇ